ਸੱਜਣਾ ਉੱਤੇ ਤੇਰੇ ਆਪ ਰਾਡਾ ਸੱਜਣਾ, ਅਸੀਂ ਟਾਈਮ ਚੱਕਦੇ ਆ ਟਾਡਾ ਸੱਜਣਾ, ਕਾਲੀ ਰੇਂਜ ਵਿੱਚੋਂ ਰਹਿਣਾ ਬੈਲੀ ਤਾੜਦਾ, ਤੁਹਾਨੂੰ ਚਿਹਰਾ ਦਿਸਦਾ ਨੀ ਸਾਡਾ ਸੱਜਣਾ, ਤੇਰੇ ਪਿੱਛੇ ਸਾਖ ਛੱਡ ਆਈ ਚਾਲੀ, ਗੋਰੀ ਚੱਟੀ ਘੁੰਮੇ ਬੈਂਟਲੀ ਚ ਕਾਲੀ, ਪਰਾਡਾ ਅੱਖਾਂ ਲਾ ਕੇ ਦੇਖ ਲੈ, ਹਰ ਸਾਹ ਉੱਤੇ ਨਾਮ ਬੋਲੇ ਤੇਰਾ, ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ, ਤੂੰ ਯਾਰੀ ਘੇਰਾ ਲਾ ਕੇ ਦੇਖ ਲੈ, ਹਰ ਸਾਹ ਉੱਤੇ ਨਾਮ ਬੋਲੇ ਤੇਰਾ, ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ, ਤੂੰ ਯਾਰੀ ਘੇਰਾ ਲਾ ਕੇ ਦੇਖ ਲੈ, ਸੁਣ ਲੈ ਚੱਟੀ ਤੇਰੀ ਹੋ ਜੂ ਹੁਣ ਸੁਣ ਸੁਣ ਲੈ, ਤੇਰੇ ਮੇਰੇ ਵਿੱਚ ਕਿਹੜਾ ਕੋਈ ਆ ਗਿਆ, ਪਾਣੀਆਂ ਦੇ ਵਾਂਗੂ ਡੁੱਲੂ ਖੂਨ ਸੁਣ ਲੈ, ਵੇ ਮੈਂ ਇੰਨੀ ਵੀ ਨੀ ਪਾਈ ਜੱਟਾ ਕਾਲੀ, ਵੇ ਤੂੰ ਹੌਲੀ ਹੌਲੀ ਕਰਦੇ ਮਨਾਲੀ, ਤੂੰ ਦਿਲ ਨੇੜੇ ਆ ਕੇ ਦੇਖ ਲੈ, ਹਰ ਸਾਹ ਉੱਤੇ ਨਾਮ ਬੋਲੇ ਤੇਰਾ, ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ, ਤੂੰ ਯਾਰੀ ਘੇਰਾ ਲਾ ਕੇ ਦੇਖ ਲੈ, ਹਰ ਸਾਹ ਉੱਤੇ ਨਾਮ ਬੋਲੇ ਤੇਰਾ।